ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪਹਿਲਾ ਅਸਪਦੀਆ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਗਰੀ ਪੰਚ ਚੋਰ ਬਸੀਆਂ ਬਰਜਤ ਚੋਰੀ ਤਾਵੈ ਤ੍ਰਿਹ ਦਸ ਮਾਲ ਰੱਖੈ ਜੂ ਨਾਨਕ ਮੋਖ ਮੁਕਤ ਸੋ ਪਾਵੈ ਏਕ ਨਗਰੀ ਪੰਚ ਚੋਰ ਬਸੀਆਂ ਬਰਜਤ ਚੋਰੀ ਤਾਵੈ ਤ੍ਰਿਹ ਦਸ ਮਾਲ ਰੱਖੈ ਜੂ ਨਾਨਕ ਮੋਖ ਮੁਕਤ ਸੋ ਪਾਵੈ ਚਿੱਤ ਵਾਸ ਦੇਵ ਬਨਵਾਲੀ ਰਾਮ ਹਿਰਦੈ ਜਤ ਮਾਲੀ ਰਹਾ ਉਰਦ ਮੂਲ ਜਿਸ ਸਾਖ ਤਲਾ ਚਾਰ ਗੇਦ ਜਿਤ ਲਾਗੇ ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਘਰ ਆਗਨ ਮੇਰਾ ਬਹੁਤ ਪੱਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਸ਼ੁੱਧ ਬਹੁਤ ਜੰਜਾਲਾ ਸੋਣਾ ਸਿਖਵੰਤ ਨਾਨਕ ਬਿਨਵੈ ਸ਼ੁੱਧ ਮਾਇਆ ਜਾਲਾ ਮਨ ਵਿਚਾਰ ਏਕ ਨਿਵ ਲਾਗੀ ਪੁਨ ਰਤ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਕਥਿਆਂ ਸੋ ਵੈਦ ਜੇ ਜਾਣ ਰੋਗੀ ਤਿਸ ਕਾਰਨ ਕੰਮ ਨਾ ਧੰਧਾ ਨਾਹੀ ਧੰਧਾ ਗਿਰਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜੀਅਲ ਮੁਕਤ